ਹਰ ਦਿਨ ਨਾ ਲਈ ਤਾਂ ਹੁੰਦਾ ਐਤਵਾਰ ਨੀ ਯਾਰੀਆਂ ਪਗਾਉਂਦੇ ਤਾਂ ਯਾਰਾਂ ਦੇ ਨੇ ਯਾਰ ਨੀ ਰੱਖਦੇ ਨੇ ਪਲਕਾਂ ਤੇ ਮਿੱਠੇ ਮੁਟਿਆਰਾਂ ਦੇ ਸਕੂਟੀ ਤੇ ਆਉਂਦੀਆਂ ਨਾਰਾਂ ਸ਼ੌਂਕੀ ਨੇ ਥਾਰਾਂ ਦੇ ਜਿੱਥੇ ਹੱਥ ਪਾਉਂਦੇ ਗੱਭਰੂ ਕਰਦੇ ਨੇ ਕੰਮ ਡਨ ਪੰਜਾਬ ਦੀ ਬਿਊਟੀ ਨੰਬਰ ਵਨ ਨੰਬਰ ਵਨ ਨੰਬਰ ਵਨ ਪੰਜਾਬ ਦੀ ਬਿਊਟੀ ਨੰਬਰ ਵਨ ਨੰਬਰ ਵਨ ਨੰਬਰ ਵਨ ਸਾਡੀ ਤਾਂ ਬਿਊਟੀ ਨੰਬਰ ਵਨ ਨੰਬਰ ਵਨ ਨੰਬਰ ਵਨ ਪੰਜਾਬ ਦੀ ਬਿਊਟੀ ਨੰਬਰ ਵਨ ਨੰਬਰ ਵਨ ਨੰਬਰ ਵਨ ਸ਼ੌਂਕੀ ਸਾਰੇ ਮੁੱਛਾਂ ਵੀ ਰੱਖਦੇ ਵੱਖਰੇ ਨੇ ਤਸ਼ਨ ਇਹਨਾਂ ਦੇ ਐਵੇਂ ਨੀ ਦੱਬਦੇ ਸਵੈਗੀ ਡੂਡ ਬੜੇ ਨੇ ਵੇਖਣ ਨੂੰ ਰੂਡ ਬੜੇ ਨੇ ਫੀਚਰ ਵੀ ਤਾਂ ਗੁੱਚੀ ਤੋਂ ਵੱਖਰੇ ਨੇ ਮਹਿੰਗੇ ਨੇ ਵਾਲੇ ਮੁੰਡਿਆ ਸਾਡੇ ਜੋ ਨਖਰੇ ਨੇ ਜੁੱਤੀ ਦੇ ਫੀਚਰ ਵੀ ਤਾਂ ਗੁੱਚੀ ਤੋਂ ਵੱਖਰੇ ਨੇ ਸਭ ਵਾਰੇ